ਮੈਂਡਾ ਇਸ਼ਕ ਵੀ ਤੂੰ ਮੈਂਡਾ ਯਾਰ ਵੀ ਤੂੰ ਮੈਂਡਾ ਦੀਨ ਵੀ ਤੂੰ ਈਮਾਨ ਵੀ ਤੂੰ ਮੈਂਡਾ ਜਿਸਮ ਵੀ ਤੂੰ ਮੈਂਡੀ ਰੂਹ ਵੀ ਤੂੰ ਮੈਂਡੀ ਦਿਲੜੀ ਵੀ ਤੂੰ ਜਿੰਦ ਜਾ ਮੌਲਾ ਹੋ ਮੇਰੇ ਮੌਲਾ ਮੌਲਾ ਮੇਰੀ ਮੰਜ਼ਿਲ ਮੇ ਤੂੰ ਮੇਰੀ ਰਾਹੋਂ ਮੇ ਤੂੰ मेरे सपनों में तू मेरे अपनों में तू मेरी सुबहों में तू मेरी शामों में तू मेरी यादों में तू मेरे वादों में तू हो मेरे मौला मौला मौला हो मेरे झुमके में तू मेरे सूखे में तू मेरे सावन में तू मेरे पल्लू में तू मेरे चिलमन में तू मेरे ख्वाबों में तू मेरी आंखों में तू हो मेरे मौला मौला मौला हो ਮੈਂਡਾ ਜ਼ਿਕਰ ਵੀ ਤੂੰ ਮੈਂਡੀ ਫਿਕਰ ਵੀ ਤੂੰ ਮੈਂਡਾ ਦਰਦ ਵੀ ਤੂੰ ਦਰਮਾਨ ਵੀ ਤੂੰ ਮੈਂਡਾ ਕਿਬਲਾ ਵੀ ਤੂੰ ਮੈਂਡਾ ਕਾਬਾ ਵੀ ਤੂੰ ਮੈਂਡੀ ਮਸਜਿਦ ਵੀ ਤੂੰ ਮੈਂਡਾ ਮੰਦਿਰ ਵੀ ਤੂੰ ਮੌਲਾ ਹੋ ਮੇਰੇ ਮੌਲਾ ਮੌਲਾ ਹੋ ਮੇਰੇ ਮੌਲਾ ਮੌਲਾ ਮੌਲਾ ਹੋ ਮੇਰੇ ਮੌਲਾ